ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂਡੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ